ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਬਰਥ ਮਹੱਲਾ ਪੰਜਵਾ ਘਰ ਦੂਜਾ ਦੁਪਦੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸਗਲ ਬਨਸਪਤ ਮਹਿਬੈ ਸੰਤਰ ਸਗਲ ਦੂਧ ਮਹਿਕੀਆ ਊਚ ਨੀਚ ਮਹਿਜੋਤ ਸਮਾਣੀ ਘਾਟ ਘਾਟ ਮਾਦੋ ਜੀਆ।